ਦੁਨੀਆ ਮੇਲੇ ਜਾਂਦੀ ਏ ਸੋਹਣੇ ਹਾਰ ਸ਼ਿੰਗਾਰ ਲਗਾ ਕੇ ਸਭ ਸੱਜਣ ਸੱਜਣੀਆਂ ਵੇ ਸੋਹਣਿਆ ਫਿਰਨ ਕੰਗਣੀਆਂ ਪਾ ਕੇ ਘਰ ਵਾਲੇ ਦੀ ਹਸਬੈਂਡ ਦੀ ਮਿਹਨਤ ਕਰਦੀ ਹੈ, ਰਿਕੁਐਸਟ ਕਰਦੀ ਹੈ ਕਿ ਮੇਲਾ ਲੱਗਿਆ ਹੋਇਆ ਮੈਨੂੰ ਤੂੰ ਇਕੱਲੀ ਨੂੰ ਘਰ ਛੱਡ ਕੇ ਕਿਉਂ ਜਾ ਰਿਹਾ, ਮੈਨੂੰ ਵੀ ਉੱਥੇ ਲੈ ਕੇ ਜਾ। ਪਰ ਜਦੋਂ ਮੇਲੇ 'ਚ ਪਹੁੰਚ ਜਾਂਦੇ ਆ, ਇਹ ਤੋਂ ਅਗਲੀ ਗੱਲ ਕੀ ਹੁੰਦੀ ਹੈ? ਮੇਲੇ 'ਚ ਪਹੁੰਚ ਕੇ ਕੀ ਹੁੰਦਾ? ਹੱਥ ਘੁੱਟ ਕੇ ਫੜ ਲਵੇ ਹਾਲੇ ਸਾਡੀ ਉਮਰ ਨਿਆਣੀ, ਹੱਥ ਘੁੱਟ ਕੇ ਫੜ ਲਵੇ ਹਾਲੇ ਸਾਡੀ ਉਮਰ ਨਿਆਣੀ। ਮੈਂ ਸੁਣਿਆ ਮੇਲੇ 'ਚੋਂ ਵਿਛੜ ਗਏ ਕਈ